ए प्यार ना वेखे रुतानू ते ना ही मैल चुबारे नू ए पिन दस्याई केर लैंदाए आके जोबन कुआरे नू पहला मोम जही सी हार दिए हुण लाट वांगरा मच दिए बड़ा जोश झलकदा अखियां चो बड़ी बदली बदली लगदी कल तासी खाली हथ सोनिए अज ये छला कित्थों पा लिया कल तासी खाली हथ सोनिए अज ये छला कित्थों पा लिया चेहरे उत्ते छाई लल दसदी दिल किसे गबरू बना लिया चेहरे उत्ते छाई लल दसदी दिल किसे गबरू ना ला लिया खाली हाथ सोनिए अज ये छला कित्थों पा लिया तेरे उत्ते छाई लल दसदी दिल किसे गबरू ना ला लिया तेरे उत्ते छाई लल दसदी दिल किसे गबरू ना ला लिया ਸੈ ਸਿਆਣੀ ਧੋਖੇ ਖਾਈ ਫਿਰਦੀ ਸਾਰਿਆਂ ਨੂੰ ਆਪਣਾ ਬਣਾਈ ਫਿਰਦੀ ਕਿੱਡੀ ਸੈ ਸਿਆਣੀ ਧੋਖਾ ਖਾਈ ਫਿਰਦੀ ਮੰਗਲ ਹਠੂਰ ਖੈਰ ਮੰਗਦਾ ਮਿਲੇ ਤੈਨੂੰ ਹਾਣੀ ਜੋ ਬਣਾ ਲਿਆ ਤੇਰੇ ਉੱਤੇ ਛਾਈ ਲਾਲੀ ਦੱਸਦੀ ਦਿਲ ਕਿਸੇ ਗੱਭਰੂ ਨਾ ਲਾ ਲਿਆ ਤੇਰੇ ਉੱਤੇ ਛਾਈ ਲਾਲੀ ਦੱਸਦੀ ਦਿਲ ਕਿਸੇ ਗੱਭਰੂ ਨਾ ਲਾ ਲਿਆ ਕੱਲ ਤਾਂ ਸੀ ਖਾਲੀ ਹੱਥ ਸੋਣੀਏ ਅੱਜ ਇਹ ਛੱਲਾ ਕਿੱਥੋਂ ਪਾ ਲਿਆ ਤੇਰੇ ਉੱਤੇ ਛਾਈ ਲਾਲੀ ਦੱਸਦੀ ਦਿਲ ਕਿਸੇ ਗੱਭਰੂ ਨਾ ਲਾ ਲਿਆ ਤੇਰੇ ਉੱਤੇ ਛਾਈ ਲਾਲੀ ਦੱਸਦੀ ਦਿਲ ਕਿਸੇ ਗੱਭਰੂ ਨਾ ਲਾ ਲਿਆ ਤੇਰੇ ਉੱਤੇ ਛਾਈ ਲਾਲੀ ਦੱਸਦੀ ਦਿਲ ਕਿਸੇ ਗੱਭਰੂ ਨਾ ਲਾ ਲਿਆ ਤੇਰੇ ਉੱਤੇ ਛਾਈ ਲਾਲੀ ਦੱਸਦੀ ਦਿਲ ਕਿਸੇ ਗੱਭਰੂ ਨਾ ਲਾ ਲਿਆ Thank you.